ਜੀਨ ਵਾਲੀ ਕੰਧ ਸੋਣੀਏ, ਪਰਖ ਨਾ ਹੌਸਲੇ ਬੁਲੰਦ ਸੋਣੀਏ। ਹਾਓ ਟੱਪ ਜਾਂਗ ਜੀਨ ਵਾਲੀ ਕੰਧ ਸੋਣੀਏ, ਪਰਖ ਨਾ ਹੌਸਲੇ ਬੁਲੰਦ ਸੋਣੀਏ। ਹਾਏ ਮੰਨਿਆ ਏ ਰੂਪ ਤੇਰਾ ਕੈਮਿਆ, ਮੰਨਿਆ ਏ ਰੂਪ ਤੇਰਾ ਕੈਮਿਆ, ਪਰ ਪੱਟਣ ਵਾਲੇ ਤਾਂ ਲੈਂਦੇ ਪੱਟਣੀ, ਰਾਖੀ ਰੂਪ ਦੀ ਲਈ ਇਹ ਕੰਮ ਆਊਗਾ, ਬਿੱਲੋ ਅੱਥਰੇ ਸਵਾ ਦਾ ਪੈਂਟ ਜੱਟਣੀ। ਰਾਖੀ ਰੂਪ ਦੀ ਲਈ ਇਹ ਕੰਮ ਆਊਗਾ, ਬਿੱਲੋ ਅੱਥਰੇ ਸਵਾ ਦਾ ਪੈਂਟ ਜੱਟਣੀ। ਕਿਸੇ ਦਾ ਸਹਾਰਦਾ ਨੀ ਤੇਰੇ ਪਿੱਛੇ, ਮੈਂ ਨੀ ਮੇਰਾ ਦਿਲ ਗੇੜੇ ਮਾਰਦਾ ਨੀ, ਦਿਲ ਗੇੜੇ ਮਾਰਦਾ। ਰਾਖੀ ਰੂਪ ਦੀ ਲਈ ਇਹ ਕੰਮ ਆਊਗਾ, ਬਿੱਲੋ ਅੱਥਰੇ ਸਵਾ ਦਾ ਪੈਂਟ ਜੱਟਣੀ। ਰਾਖੀ ਰੂਪ ਦੀ ਲਈ ਇਹ ਕੰਮ ਆਊਗਾ, ਬਿੱਲੋ ਅੱਥਰੇ ਸਵਾ ਦਾ ਪੈਂਟ ਜੱਟਣੀ। ਰਾਖੀ ਰੂਪ ਦੀ ਲਈ ਇਹ ਕੰਮ ਆਊਗਾ, ਬਿੱਲੋ ਅੱਥਰੇ ਸਵਾ ਦਾ ਪੈਂਟ ਜੱਟਣੀ। ਕੰਮ ਆਊ।